ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀ ਓਰੇ ਹੀਓ ਮਹਿਰਾਜ ਰੀ ਮਾਯੋ ਦੀਹਰ ਨਿਆਈ ਮੋਹੇ ਫਾਕਿਓ ਰੇ ਗਰਬ ਗਹਿਲੜੋ ਮੂੜੜੋ ਹੀ ਓਰੇ ਹੀਓ ਮਹਿਰਾਜ ਰੀ ਮਾਯੋ ਦੀਹਰ ਨਿਆਈ ਮੋਹੇ ਫਾਕਿਓ ਰੇ ਰਹਾਉ ਘਣੋ ਘਣੋ ਘਣੋ ਸਦ ਲੋੜ ਦਿਨ ਲਹਿਣੇ ਕੈਠ ਪਾਯੋ ਰੇ ਮਹਾਰਾਜ ਰੋ ਗਾਥ ਬਾਹੂ ਸਿਓ ਲੁਬੜਿਓ ਨੇਹ ਭਾਗੜੋ ਪਾਹੇ ਸੰਜੋਯੋ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਯੋ ਦੀਹਰ ਨਿਆਈ ਮੋਹੇ ਫਾਕਿਓ ਰੇ